ਉਹਦੇ ਗੱਲ ਵਿੱਚ ਐਟੀਟਿਊਡ ਹੈ, ਜਿਹਨੂੰ ਦੁਨੀਆ ਮਾਰਦੀ ਸਲੂਟ ਹੈ। ਉਹਦੇ ਹਰ ਗੱਲ ਵਿੱਚ ਐਟੀਟਿਊਡ ਹੈ, ਜਿਹਨੂੰ ਦੁਨੀਆ ਮਾਰਦੀ ਸਲੂਟ ਹੈ। ਸਾਨੂੰ ਮਾਨ ਕੱਪ ਦਾ ਕੁਝ ਦਿਲ ਵਿੱਚ ਵਸੇ ਉਹਦੇ ਵੀਟ ਹੈ। ਸਾਨੂੰ ਮਾਨ ਸਾਡਾ ਰੱਬ ਦੇ ਹਜਾਬ ਦਾ ਕੁਝ ਦਿਲ ਵਿੱਚ ਵਸੇ ਉਹਦੇ ਵੀਟ ਹੈ। ਮੈਂ ਤੇਰੇ ਜਾਇਆ ਨੂੰ ਕੀ ਦੱਸ ਜਾਣਦੀ, ਜੇ ਤੂੰ ਸੁਣਦਾ ਹੈ, ਜੇ ਤੂੰ ਸੁਣਦਾ ਹੈ, ਜੇ ਤੂੰ ਸੁਣਦਾ ਹੈ। ਮੈਂ ਬਹੁਤੇ ਉੱਚ ਸੁਪਨੇ ਨਾ ਵੇਖਦੀ ਵੇਖਦੀ, ਰੱਬ ਦੀ ਰਜ਼ਾ ਚ ਰਹਿਣਾ ਜਾਣਦੀ। ਜੇ ਤੂੰ ਸੁਣਦਾ ਹੈ, ਜੇ ਤੂੰ ਸੁਣਦਾ ਹੈ, ਜੇ ਤੂੰ ਸੁਣਦਾ ਹੈ, ਜੱਟਾ ਲੱਲੀ ਛੱਲੀ ਨੂੰ। ਜੇ ਤੂੰ ਸੁਣਦਾ ਹੈ, ਜੇ ਤੂੰ ਸੁਣ